ਛੱਡ ਗਈ ਦਿਲ ਜਾ ਛੱਡੀ ਬੈਠਾ ਸਮਰਾ ਮਾਵਾਂ ਵਾਂਗ ਸਹਾਰਾ ਦੇਵੇ ਚੰਡੀਗੜ੍ਹ ਵਿੱਚ ਗਿਲਦਾ ਕਮਰਾ ਪੈਸੇ ਮੁੱਕ ਕੇ ਨਾਲ ਦੀ ਛੱਡ ਗਈ ਦਿਲ ਜਾ ਛੱਡੀ ਬੈਠਾ ਸਮਰਾ ਮਾਵਾਂ ਵਾਂਗ ਸਹਾਰਾ ਦੇਵੇ ਚੰਡੀਗੜ੍ਹ ਵਿੱਚ ਗਿਲਦਾ ਕਮਰਾ ਪੱਲੇ ਕੁਝ ਹੈ ਨੀ ਸਪਲੀ